ਤੈਨੂੰ ਸਮਝਾਵਾ ਕੀ ਨਾ ਤੇਰੇ ਬਾਜੂ ਲੱਗਦਾ ਜੀ ਮੈਂ ਤੈਨੂੰ ਸਮਝਾਵਾ ਕੀ ਨਾ ਤੇਰੇ ਬਾਜੂ ਲੱਗਦਾ ਜੀ ਤੂੰ ਕੀ ਜਾਣੇ ਪਿਆਰ ਸਮਝਾਵਾ ਕੀ ਨਾ ਤੇਰੇ ਬਾਜੋ ਲੱਗਦਾ ਜੀ ਤੈਨੂੰ ਸਮਝਾਵਾਂ।